ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ। ਮਾਂ ਨੇ ਕਦੇ ਨਾ ਖਾਲੀ ਮੋੜੀ ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ, ਚਿੜੀ ਤੇਰੀ ਡੱਕੇ ਤੇ ਟੰਗੀ, ਚਿੜੀ ਤੇਰੀ ਡੱਕੇ ਤੇ ਟੰਗੀ। ਬਾਬਾ